ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਪਹਿਲਾ ਘਰ ਹੀ ਮੁੰਦ ਵਿਦੇਸ਼ ਪੇਰ ਨਿਤ ਝੂਰੇ ਸੰਭਾਲੇ ਮਿਲਦਿਆ ਢਿੱਲ ਨ ਹੋਵਾਈ ਜੇ ਨੀਅਤ ਰਾਸ ਕਰੇ ਘਰ ਹੀ ਮੁੰਦ ਵਿਦੇਸ ਪੇਰ ਨਿਤ ਝੂਰੇ ਸੰਭਾਲੇ ਮਿਲਦਿਆ ਢਿੱਲ ਨ ਹੋਵਾਈ ਜੇ ਨੀਅਤ ਰਾਸ ਕਰੇ ਮਹੱਲਾ ਪਹਿਲਾ ਨਾਨਕ ਗਾਲੀ ਕੂੜੀਆ ਬਾਜ ਪ੍ਰੀਤ ਕਰੇ ਟਿੱਚਰ ਜਾਣੈ ਭਲਾ ਕਰ ਜਿੱਚਰ ਲੇਵਾ ਦੇ ਪੌੜੀ ਜਿਨ ਉਪਾਇ ਜੀਵ ਤਿਨ ਹਾਰ ਰੱਖਿਆ ਅੰਮ੍ਰਿਤ ਸੱਚਾ ਨਾਉ ਭੋਜਨ ਚਾਖਿਆ ਤਿਪਤ ਰਹੇ ਆਘਾਇ ਮਿਟੀ ਪਭਾਖਿਆ ਅੰਦਰ ਇੱਕ ਵਰਤਾ ਕਿਨਾ ਵਿਰਲਾ ਲਾਖਿਆ ਜਾਨ ਨਾਨਕ ਭਏ ਨਿਹਾਲ ਪ੍ਰਭ ਕੀ ਪਾਖਿਆ ਸਭ ਅੰਦਰ ਇੱਕ ਵਰਪਾ ਕਿਨਾ ਵਿਰਲਾ ਲਾਖਿਆ ਨਾਨਕ ਭਏ ਨਿਹਾਲ ਪ੍ਰਭ ਕੀ ਪਾਖਿਆ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਪਹਿਲਾ। ਘਰ ਹੀ ਮੁੰਦ ਵਿਦੇਸ ਫਿਰ, ਨਿਤ ਝੂਰੇ ਸੰਭਾਲੇ, ਮਿਲਦਿਆ ਢਿੱਲ ਨਾ ਹੋਵਈ, ਜੇ ਨੀਅਤ ਰਾਸ ਕਰੇ। ਵਡਹੰਸ ਕੀ ਵਾਰ ਮਹੱਲਾ ਚੌਥਾ, ਪੌੜੀ ਵੀਹਵੀਂ, ਸਲੋਕਾਂ ਨਾਲ।